ਸ਼ੁਕਰ ਕਾਜ ਤੇਰੇ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ, ਸਾਧ ਸੰਗਤ ਭਜ ਕੇਵਲ ਨਾ Thank you. ਰੱਖੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇਗੀ ਰੱਖੋ ਸਰਮਾ ਸਰਣ ਪਰੇਗੀ ਰੱਖੋ ਸਰਮਾ ਕਬਰ ਕਾ ਮੈਨੂੰ ਜੋਗ ਕੀਤੋਈ ਮੈਨੂੰ